ਛੇਤੀ ਦੱਸ ਕਿਹੜੇ ਸੀ ਅੱਜ ਮੌਤ ਨੂੰ ਮਾਸੀ ਕਹਿੰਦੇ ਆਖਿਆ ਕਰਾਵੇ ਫੋਨ ਹਜ਼ਾਰ ਕਬੱਡੀ ਕਲੱਬ ਵਾਲੇ ਨੂੰ ਸਾਹਿਬ ਫੋਨ ਫਾਨ ਅੱਜ ਜੱਟ ਕੱਲਾ ਹੀ ਕੱਢੇ ਚੁੱਕਾ ਮੇਰਾ ਹਮਰ ਸਟਾਰਟ ਯਾਰਾ ਸੱਪੀ।